ਸਮਝਿਆ ਹੁੰਦਾ ਉਹਨੇ ਪਿਆਰ ਸਾਡੇ ਨੂੰ ਤੇ ਅੱਜ ਸਾਨੂੰ ਜ਼ਿੰਦਗੀ ਚੋਂ ਕੱਢ ਕੇ ਨਾ ਜਾਂਦੀ ਜੇ ਸਮਝਿਆ ਹੁੰਦਾ ਉਹਨੇ ਪਿਆਰ ਸਾਡੇ ਨੂੰ ਤੇ ਅੱਜ ਸਾਨੂੰ ਜ਼ਿੰਦਗੀ ਚੋਂ ਕੱਢ ਕੇ ਨਾ ਜਾਂਦੀ ਸਾਡੇ ਦਿਲਾਂ ਰੋ ਨਾ ਬੇਗਾਨਿਆਂ ਦੇ ਲਈ ਹੁੰਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਆਪਣੀ ਤਾਂ ਤੈਨੂੰ ਕਦੇ ਛੱਡ ਕੇ ਨਾ ਜਾਂਦੀ ਓਏ ਛੱਡ ਕੇ ਨਾ ਜਾਂਦੀ ਸੱਚੀ ਛੱਡ ਕੇ ਨਾ ਜਾਂਦੀ ਛੱਡ ਕੇ